ਉੱਠਿਆ ਯਾਰ ਮਨਾਵਾਂਗੇ, ਹਰ ਚਲ ਮਨ ਭੂਕ ਜਲਾਵਾਂਗੇ, ਜਦ ਪੱਥਰ ਰਾਂਝਾ ਪਿਘਲੇਗਾ ਤਦ ਮੈਂ ਕਮਲੀ ਕਹਿਲਾਵਾਂਗੇ, ਤਦ ਮੈਂ ਸ਼ਬ ਗੁਜ਼ਰੀ ਤੇ ਜਗ ਸੋਇਆ, ਨੀ ਮੈਂ ਜਗਿਆ ਨਾ ਮੈਦਾਨਮ, ਮੇਰੇ ਮਾਹੀ ਸਨਮ ਜਾਨਮ, ਕਿਵੇਂ ਕਰਿਆ ਨਾ ਮੈਦਾਨਮ, ਸ਼ਬ ਗੁਜ਼ਰੀ ਤੇ ਜਗ ਸੋਇਆ, ਨੀ ਮੈਂ ਜਗਿਆ ਨਾ ਮੈਦਾਨਮ, ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ ਕਮਲੀ ਮੇਰੇ ਯਾਰ ਦੀ, ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ ਕਮਲੀ ਮੇਰੇ ਯਾਰ ਦੀ, ਛੀਲ ਦਿਲ ਕੋ ਸ਼ਾਮ ਤੇਰਾ ਆਲਮ, ਸ਼ਬ ਗੁਜ਼ਰੀ ਤੇ ਜਗ ਸੋਇਆ, ਨੀਮ ਜਗਿਆ ਨਾ ਮੈਦਾਨਮ, ਮੇਰੇ ਮਾਹੀ ਸਨਮ ਜਾਨਮ, ਕਿਵੇਂ ਕਰਿਆ ਨਾ ਮੈਦਾਨਮ, ਸ਼ਬ ਗੁਜ਼ਰੀ ਤੇ ਜਗ ਸੋਇਆ, ਕਹਦੇ ਤੋ ਜੋਗ ਬੁਲਾਓ, ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ ਕਮਲੀ, ਮੈਂ ਤਾਂ ਸਹਿਰ ਦੀ ਠੰਡੀ ਸ਼ਬਨਮ ਹਾਂ, ਗੁਲਸ਼ਨ ਕਾ ਇਤਰ ਚੁਰਾਓ, ਰੁਖ ਬਦਲੋ